ਨੁਕਸਾਨ ਬਣ ਗਈ ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ ਗਲੀਆਂ ਦੇ ਕੱਖਾਂ ਵਾਂਗੂ ਰੁਲਦੇ ਹਾਂ ਰਹਿੰਦੇ ਇਹੋ ਹੁਣ ਸਾਡੀ ਪਹਿਚਾਨ ਬਣ ਗਈ ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ ਉਸ ਭਰੋਸੇ ਦੀ ਸੀ ਕੀਤੀ ਜਦੋਂ ਹੱਤਿਆ ਪਹਿਲਾਂ ਪਹਿਲੇ ਉਸ ਨੇ ਭਰੋਸਾ ਸਾਡਾ ਜਿੱਤਿਆ ਉਸ ਭਰੋਸੇ ਦੀ ਸੀ ਕੀਤੀ ਜਦੋਂ ਹੱਤਿਆ ਐਹੋ ਗਲ ਮਾਤ ਦਾ ਸਮਾਨ ਬਣ ਗਈ ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ ਆਕੇ ਮਾਰੀ ਸਾਨੂੰ ਇਸ਼ਕੇ ਦੀ ਮਾਰਨੀ ਰੱਬ ਜਿੱਡਾ ਤੇਰੇ ਉੱਤੇ ਕੀਤਾ ਐਤਬਾਰਨੀ ਕਿੱਥੇ ਆਕੇ ਮਾਰੀ ਸਾਨੂੰ ਇਸ਼ਕੇ ਦੀ ਮਾਰਨੀ ਕੱਢ ਕੇ ਦਵਾਈਆਂ ਜਾਨ ਬਣ ਗਈ ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ ਅਜੀਬ ਖੇਲ ਹੈ ਇਹ ਮੁਹੱਬਤ ਕਾ ਕਿਸੀ ਕੋ ਹਮ ਨਾ ਮਿਲੇ ਕੋਈ ਹਮੇ ਨਾ ਮਿਲਾ